Jobs Music Presents. ਬੰਦੇ ਨਾਲ ਕਿਤੇ ਪੰਗਾ ਲੈ ਲੈਣਾ ਨੇ ਕਿਉਂ ਇਹ ਕੌਣ ਤਾਂ ਬਹੁਤ ਕੱਬੇ ਸੁਭਾਅ ਦਾ ਬੰਦਾ ਬਾਣੀ ਜੀ ਨਾ ਗੱਲ ਇਸ ਗੱਲੋਂ ਡਰਦੇ ਜਿਹੜੇ ਤੇਰੇ ਰਹਿੰਦੇ ਨਿੱਤ ਕੰਨ ਭਰਦੇ ਚੜ ਕੇ ਜੇ ਡਿੱਗੇ ਫਿਰ ਕੱਢ ਤੂੰ ਮੈਂ ਵੱਟਣੀ ਸੱਚ ਜਾਣੀ ਵਾਲਾ ਕੱਪਾ ਤੇਰੇ ਆਲਾ ਜੱਟਣੀ ਉਹ ਸੱਚ ਜਾਣੀ ਵਾਲਾ ਕੱਪਾ ਤੇਰੇ ਆਲਾ ਜੱਟਣੀ ਸਾਫ ਕਾਤੋਂ ਦੇ ਸੀ ਕਹਿਣੀਏ ਸੰਗ ਜਾਂਦਾ ਥੋੜਾ ਜਦੋਂ ਖੁੱਲ ਬੈਣੀਏ ਦਿਲ ਦਾ ਏ ਸਾਫ ਕਾਤੋਂ ਦੇ ਸੀ ਕਹਿਣੀਏ ਦਿਲ ਦਾ ਏ ਸਾਫ ਕਾਤੋਂ ਦੇ ਸੀ ਕਹਿਣੀਏ ਖੁਲਾਉਂਦਾ ਏ ਪਰਾਦਾ ਬਿਲੂ ਝੰਕਿਆਂ ਤੋਂ ਕੱਟਣੀ ਉਹ ਕੁੜਤਾ ਪਜਾਮਾ ਪਾਵੇ ਤੇਰੇ ਆਲਾ ਜੱਟਣੀ ਉਹ ਕੁੜਤਾ ਪਜਾਮਾ ਪਾਵੇ ਤੇਰੇ ਆਲਾ ਜੱਟਣੀ ਉਹ ਸੱਚ ਜਾਣੀ ਵਾਲਾ ਕੱਪਾ ਤੇਰੇ ਆਲਾ ਜੱਟਣੀ ਗੀਤਾਂ ਵਿੱਚ ਪਾਵੇ ਤੇਰਾ ਨਾਂ ਸੋਹਣੀਏ ਛੇਤੀ ਕਰ ਕੀ ਮੈਨੂੰ ਤੂੰ ਹਾਂ ਸੋਹਣੀਏ ਵਿੱਚ ਪਾਵੇ ਤੇਰਾ ਨਾਂ ਸੋਹਣੀਏ ਛੇਤੀ ਕਰ ਕੀ ਮੈਨੂੰ ਤੂੰ ਹਾਂ ਸੋਹਣੀਏ ਛੇਤੀ ਕਰ ਕੀ ਮੈਨੂੰ ਤੂੰ ਹਾਂ ਸੋਹਣੀਏ ਮੋਢੇ ਉੱਤੇ ਗਹੀ ਰੱਖ ਫਿਰੇ ਵੱਟੋ ਵੱਟਣੀ ਖੇਤਾਂ ਵਿੱਚ ਹੇਠਾਂ ਲਾਵੇ ਤੇਰੇ ਆਲਾ ਜੱਟਣੀ ਉਹ ਸੱਚ ਜਾਣੀ ਵਾਲਾ ਕੱਪਾ ਤੇਰੇ